ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਸ਼ੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆ ਇਨ ਹਉ ਮੈਂ ਮਾਰ ਵਿਗੁਤੀਆ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆ ਇਨ ਹਉ ਮੈਂ ਮਾਰ ਵਿਗੁਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸਜੁਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸ਼ਬਦੀ ਹਉ ਮੈਂ ਛੁੱਟੀਆ ਵਸ ਆਣੇ ਹੋਵੇ ਜਨ ਇਸ ਮਨ ਕਉ ਮਨ ਬਸੇ ਜਿਉ ਨਿਤ ਭਉਂਦਿਆ ਦੁਖ ਰਹਿਣ ਵੇ ਵਿਹਾਣੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਐ ਆਈ ਮੇਰਾ ਠਾਕੁਰ ਅਗਮ ਦਇਆਲ ਹੈ ਰਾਮ ਰਾਜਿਆ ਕਰ ਕਿਰਪਾ ਲੇਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸ਼ਰਧਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਸੇਜੈ ਹਰ ਪ੍ਰਭੋ ਰਾਮ ਰਾਜਿਆ। ਗੁਰ ਦਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ। ਗੁਰ ਮੇਲੇ ਕਿਰਪਾ ਕਰੇ ਹੋ ਗੁਰ ਵਿਟਹੋ ਘੋਲ ਘੁਮਾਇਆ ਰਾਮ ਰਾਜਿਆ। ਜੀਉ ਸਤਗੁਰ ਆਗੈ ਦੇਈ ਗੁਰ ਤੁਠਾ ਜੀਉ ਰਾਮ ਰਾਜਿਆ। ਜਨ ਨਾਨਕ ਹਰ ਮੇਲੇ ਹੋ ਗੁਰ ਵਿਟਹੋ ਘੋਲ ਘੁਮਾਇਆ ਰਾਮ ਰਾਜਿਆ। ਜੀਉ ਸਤਗੁਰ ਅੱਗੇ ਦੇਈ ਗੁਰ ਤੁਠਾ ਜੀਉ ਰਾਮ ਰਾਜਿਆ। ਜਨ ਨਾਨਕ ਹਰ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆਂ ਇਨ ਹਉ ਮੈਂ ਮਾਰ ਵਿਗੁੱਤੀਆ।